ਬਹੁਮਤਮਾ ਉਹਨਾਂ ਵਿੱਚੋਂ ਦੇਖਿਆ ਉਹਨਾਂ ਦੀ ਇਹ ਹਾਲਤ ਬਣੀ ਹੈ ਜਿਹੜੇ ਆਮ ਲੋਕਾਂ ਤੋਂ ਸੁਣੀਦਾ ਉਹ ਕਹਿੰਦੇ ਧਰਮ ਜਾਵੇ ਤਾਂ ਜਾਵੇ ਦਾੜੀ ਸਾਡੇ ਮੂੰਹ ਤੇ ਨਾ ਆਵੇ ਪਤਾ ਨੀ ਤੁਸੀਂ ਕਿਹਦੇ ਮੂੰਹ ਤੇ ਲਿਆਉਣੀ ਹੈ ਮੈਂ ਬੇਨਤੀ ਕਰਦਾ ਹਾਂ ਅੱਜ ਆਏ ਕੇਸ ਤਾੜਾ ਰੱਖ ਕੇ ਜਾਓ ਸ਼ਰਾਬ ਛੱਡ ਕੇ ਜਾਓ ਅੰਮ੍ਰਿਤ ਭਾਵੇਂ ਕੁਝ ਨੂੰ ਠਹਿਰ ਕੇ ਛਕ ਲਿਓ ਇਹ ਨਾ ਸਮਝ ਲਓ ਰਹਿਤ ਕਰ ਦਿੱਤੀ ਹੈ ਉਹ ਤਾਂ ਕੀਤੀ ਪਹਿਲੀ ਵਾਰੀ ਆਏ ਤੇ ਮੁੜ ਕੇ ਕਿਤੇ ਨਾ ਹੋਵੇ ਉੱਥੇ ਮੱਲੋ ਮਲੀ ਕਿਰਪਾਨ ਪਾਉਂਦਾ ਪਰ ਜੇ ਤੁਹਾਨੂੰ ਦਾੜੀ ਚੰਗੀ ਨਹੀਂ ਲੱਗਦੀ ਇੱਥੇ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਨੂੰ ਬੀਬੀਆਂ ਬਣਾ ਦੇ ਤੇ ਬੀਬੀਆਂ ਨੂੰ ਮਰਦ ਬਣਾ ਦੇ ਵਟਾਂਦਰਾ ਕਰ ਲਓ ਨਾ ਦਾੜੀ ਆਵੇ ਨਾ ਨਾ ਛਿੱਤਰ ਤੇ ਪਛਣਾ ਘਸਾਏ ਤੁਹਾਡੇ ਮੂੰਹ ਤੇ ਮਲੇ ਤੇ ਨਾ ਸਾਨੂੰ ਪ੍ਰਚਾਰਕਾਂ ਨੂੰ ਸਿਰਖਪਾਈ ਕਰਨੀ ਪਵੇ ਇਹਦਾ ਫੈਸਲਾ ਤੁਸੀਂ ਕਰ ਲਓ ਮਾਈਆਂ ਬਣਨਾ ਕਿ ਬੀਬੀਆਂ ਸਮਾਪਤੀ ਵਿੱਚ ਮੈਂ ਫੈਡਰੇਸ਼ਨ ਨੂੰ ਵਧਾਈ ਦਿੰਦਾ ਹਾਂ ਤੇ ਮਹਿਤੇ ਵਾਲੇ ਸ਼ਹੀਦਾਂ ਨੂੰ ਤੇ ਉਹਨਾਂ ਗੁਰਮੁਖਾਂ ਦੀਆਂ ਰੂਹਾਂ ਬਾਰੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਤੇ ਤਹਿ ਦਿਲੋਂ ਸ਼ਰਧਾਂਜਲੀ ਭੇਟ ਕਰਨਾ ਪਰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਜਿਨ੍ਹਾਂ ਨੇ ਗੋਲੀਆਂ ਨਾਲ ਉਹਨਾਂ ਨੂੰ ਭੁੰਨਿਆ ਉਹਨਾਂ ਨੂੰ ਜਿੱਦਾਂ ਗੱਡੀ ਚੜਾ ਕੇ ਸੁਰਖਰੂ ਹੋਵਾਂਗੇ ਮੈਂ ਸਮਝੂਗਾ ਉਹਦੇ ਸਹੀ ਸ਼ਰਧਾਂਜਲੀ ਹੋਊ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਬਖਸ਼ੋ ਧਾਰਮਜੋ ਠਹਿਰ ਜਾਓ ਭਾਈ ਸਿੰਘੋ ਠਹਿਰ ਜਾਓ ਜਖਾਰਾ ਨਹੀਂ ਧਾਰਮਜੋ ਤਾਂ ਮੋਰਚਾ ਜਿਹੜਾ ਚੱਲ ਰਿਹਾ ਇਹਦੇ 'ਚ ਢਿੱਲ ਨਹੀਂ ਕਿਸੇ ਪ੍ਰਕਾਰ ਦੀ ਆਉਣ ਦੇਣੀ ਜਥੇ ਵੱਧ ਤੋਂ ਵੱਧ ਉਸੇ ਤਰ੍ਹਾਂ ਚੋਰੀ ਜਾਣੇ ਹੈ ਗੁਰੂ ਨੂੰ ਪਾਵੇ ਚੜ੍ਹਦੀ ਕਲਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।